ਵਾਈਟ ਅਰੇ ਕਹੀਂ ਵੀ ਦੇ ਦੋ ਲੈਫਟ ਰਾਈਟ ਅਰੇ ਛੋੜੋ ਸਾਰੇ ਵਾਈਟ ਵਾਈਟ ਇਹ ਲਵ ਦਾ ਸੀਜ਼ਨ ਹੈ ਹੁਣ ਟੋਕੋ ਕਰ ਲੋ ਸੈੱਟ ਸੈੱਟ ਦੋਨੋਂ ਗਾਲੋਂ ਕੋ ਵੈਟ ਵੈਟ ਜਬ ਦੋਗੇ ਤਬ ਯੂ ਗੈਟ ਗੈਟ ਇਹ ਲਵ ਦਾ ਸੀਜ਼ਨ ਹੈ ਛੱਡੋ ਰਹਿਣਾ ਸੈੱਡ ਸੈੱਡ ਹੋ ਜਾਓ ਸਾਰੇ ਹੈਪੀ ਸ਼ੈਪੀ ਇਫ ਯੂ ਫੀਲ